ਕਿਤਨੇ ਅਰਮਾਨ ਮਾਣ ਮਾਣ ਮਾਣ ਮਾਣ ਮਾਣ ਮਾਣ ਮਾਣ ਜਾਗੇ ਤੇਰੇ ਵਾਸਤੇ ਸੋਹਣੀ ਐ ਸਤਾਏ ਤੇਰੀ ਹਾਏ ਹਾਏ ਯਾਦ ਸਤਾਏ ਤੇਰੀ ਹਾਏ ਯਾਦ ਸਤਾਏ ਤੇਰੀ ਹਾਏ